ਲਾਗੇ ਸ਼ਾਗੇ ਜਦੋਂ ਕਿਤੇ ਡੀਜੇ ਵੱਜਦਾ ਤੇਰਾ ਪੈਰ ਧਰਤੀ ਤੇ ਆਪੇ ਵੱਜਦਾ ਬਿਨਾਂ ਗੱਲੋਂ ਮੇਰੇ ਨਾਲ ਲੜਦੀ ਫਿਰੇ ਤੂੰ ਨਖਰੇ ਨਾ ਤੰਗ ਜਾ ਕਰੇ ਨੱਚਣੇ ਦੇ ਚਾਂਸ ਬੜੇ ਵਿਆਂਗੇ ਤੈਨੂੰ ਨੱਚਣੇ ਦੇ ਚਾਂਸ ਬੜੇ रिश्ता कराया तेरी मामे दी कुड़ी नू उंज रिश्ते ताऊं देसी बड़े नचने नू चांस बड़े ब्यांगे तेनू नचने नू चांस बड़े नचने नू चांस बड़े ब्यांगे तेनू नचने नू चांस बड़े ਲੱਭ ਕੇ ਵਖਾ ਦੇ ਕੋਈ ਮੇਰੇ ਹਾਣ ਦਾ ਤੂੰ ਗਿੱਧਿਆਂ ਦੀ ਰਾਣੀ ਏ ਪੰਜਾਬ ਜਾਣਦਾ ਲੱਭ ਕੇ ਵਖਾ ਦੇ ਕੋਈ ਮੇਰੇ ਹਾਣ ਦਾ ਤੇਰੀ ਵੀਣੀ ਵਿੱਚ ਬਿੱਲ ਜੱਜਦੀਆਂ ਵਾਂਗਾ ਮਿੱਤਰਾਂ ਦੇ ਗੁੱਟ ਚਿੱਕੜੇ ਨੱਚਣੇ ਦੇ ਚਾਂਸ ਬੜੇ ਦਿਆਂਗੇ ਤੈਨੂੰ ਨੱਚਣੇ ਨੂੰ ਚਾਂਸ ਬੜੇ ਨੱਚਣੇ ਨੂੰ ਚਾਂਸ ਬੜੇ ਦਿਆਂਗੇ ਤੈਨੂੰ ਨੱਚਣੇ ਨੂੰ ਚਾਂਸ ਬੜੇ ਨਾਗਰੇ ਦੇ ਨਾਂ ਤੇ ਪਾ ਦੇ ਅੱਜ ਬੋਲੀਆਂ ਦਿਆਂਗੇ ਸਮਾਨੀ ਪਾਲੀ ਰੱਜ ਬੋਲੀਆਂ ਨਾਗਰੇ ਦੇ ਨਾਂ ਤੇ ਪਾ ਦੇ ਅੱਜ ਬੋਲੀਆਂ ਚੰਡੀਗੜ੍ਹ ਵਿੱਚ ਵੇਟ ਕਰੇ ਸਵਰਾਜ ਜਸ ਹੋਰੀ ਵੀ ਜਲੰਧਰ ਖੜੇ ਨੱਚਣੇ ਨੂੰ ਚਾਂਸ ਬੜੇ ਦਿਆਂਗੇ ਤੈਨੂੰ ਨੱਚਣੇ ਨੂੰ ਚਾਂਸ ਬੜੇ ਨੱਚਣੇ ਨੂੰ ਚਾਂਸ ਬੜੇ ਦਿਆਂਗੇ ਤੈਨੂੰ ਨੱਚਣੇ ਨੂੰ ਚਾਂਸ ਬੜੇ ਨੱਚਣੇ ਨੂੰ ਚਾਂਸ ਬੜੇ ਦਿਆਂਗੇ ਤੈਨੂੰ ਨੱਚਣੇ ਨੂੰ ਚਾਂਸ ਬੜੇ